ਕਿਨਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ, ਉਹ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ। ਜੋ ਦੇ ਗਈ ਐ ਹੰਝੂ ਅੱਖੀਆਂ ਚੋਂ ਮੇਰੀ ਸੁੱਖ ਦੇਣਾ, ਉਹ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ, ਉਹ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ। ਗਈਆਂ ਤੂੰ ਰੋਣਾ ਮੈਨੂੰ ਜ਼ਿੰਦਗੀ ਦਾ, ਹੁਣ ਦੱਸ ਕੀ ਕਰਾਂ ਮੈਂ ਇਸ ਜ਼ਿੰਦਗੀ ਦਾ, ਕੀਤੀ ਬੇਵਫਾਈ ਤੈਨੂੰ ਸ਼ਰਮ ਨਾ ਆਈ, ਜੇ ਤੂੰ ਛੱਡ ਕੇ ਹੀ ਜਾਣਾ ਸੀ ਤੇ ਫੇਰ ਕਾਤੋਂ ਲਾਈ, ਜਿੱਦਾਂ ਮੈਨੂੰ ਤੂੰ ਲੁੱਟਿਆ ਉਦਾਂ ਦੁਸ਼ਮਣ ਵੀ ਹਾਏ ਲੁੱਟਦੇ ਨਾ, ਉਹ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ, ਉਹ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ। ਜਿੰਨਾ ਮੈਂ ਕੀਤਾ ਤੈਨੂੰ ਨਾ ਕਿਸੇ ਕਰਨਾ ਤੈਨੂੰ ਪਿਆਰ, ਜੇ ਮਿਲ ਜਾਵੇ ਬੂਟੇ ਇਸ਼ਕੇ ਦੇ ਸੁੱਕਦੇ ਨਾ, ਉਹ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ, ਉਹ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ। ਜੋ ਦੇ ਗਈ ਐ ਹੰਝੂ ਅੱਖੀਆਂ ਚੋਂ ਮੇਰੀ ਸੁੱਖ ਦੇ ਨਾ, ਉਹ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ, ਉਹ ਤੇਰੇ ਲਾਰੇ ਤੇ ਅੰਬਰਾਂ ਦੇ ਤਾਰੇ ਮੁੱਕਦੇ ਨਾ।